You know what? Yo, man, how's it going, man? Yeah, how's it going, man? Yeah, it's your boy, Gora Sang. Straight out of Houston, Texas. Now we do it every time, man. Get on the mic. Hey, yo, Nico, what's going on, man? What's going on in Punjab, man? Yo, Kelly, how's it going with you? What's up, Kelly? Yo, Willie, hey, hey, let's go. Ek desi jatt ne patt layi walai tangori. Ek desi jatt ne patt layi walai tangori. Oru to vi vad chitti resham di tori. O ma kyo mitta bole kanne di pori. Ek desi jatt ne. Desi jatt ne patt layi walai tangori. Ek desi jatt ne patt layi walai tangori. Baate rahi male chat de. ਤੈਨੂੰ ਖੇਤਾਂ ਵਿੱਚ ਲੈ ਜਾ ਟੂ ਬੋਲਦੇ ਚੁੱਪੇ ਮਾਲੀ ਗੰਨੇ ਦੇ ਮੱਕੀ ਦੀ ਰੋਟੀ ਨਾਲ ਸਰਸੋਂ ਦਾ ਸਾਗ ਕਰਦਾ ਮੱਖਣ ਮਿਰਚ ਦਾ ਅਚਾਰ ਕਿਆ ਬਾਤ ਹੈ ਮੇਰੇ ਪੰਜਾਬ ਦੀ ਜਿੱਥੇ ਵੀ ਜਾਓ ਯਾਦ ਰੱਖੇਂਗੀ ਦੁਨੀਆ ਤੋਂ ਅੱਖ ਬਚਾ ਕੇ ਜਦ ਚੋਰੀ ਚੋਰੀ ਮੈਂ ਟੁੱਟੀ ਜੀ ਅੰਗਰੇਜ਼ੀ ਦੇ ਵਿੱਚ ਗੱਲ ਜੀ ਚੋਰੀ ਉਹ ਕਹਿੰਦੀ ਮਿਸਟਰ ਸਿੰਘ ਨੋ ਨੋ ਆਈ ਐਮ ਸੌਰੀ ਇਹ ਸੁਣ ਕੇ ਇੱਕ ਨਾਲ ਲਾ ਲਈ ਮੇਰਾ ਟਰੈਕਟਰ ਚੁੰਗੀ ਉੱਤੇ ਬੈਠੇ ਸਾਰੇ ਚੁੰਗੀ ਉੱਤੇ ਬੈਠੇ ਸਾਰੇ ਮੁੰਡੇ ਮੈਨੂੰ ਦੱਸਦੇ ਪਿੰਡ ਵਿੱਚ ਆਈ ਇੱਕ ਸੋਹਣੀ ਮੁਟਿਆਰ ਜੇ ਤੂੰ ਕੋਰੀ ਮੇਰਾ ਨਾਮ ਵੀ ਤਾਂ ਗੋਰਾ ਤੂੰ ਤਾਂ ਮੈਂ ਮਿੱਠਾ ਜੁੱਤ ਬੋਲੇ ਲੱਗ ਕੋੜਾ ਮੈਂ ਹਾਂ ਦੇਸੀ ਜੱਟ ਪੰਜਾਬੀ ਇੱਕ ਹੱਥ ਨੱਚ ਮੇਰਾ ਦੂਜੇ ਚ ਗੰਡਾਸੀ ਤੂੰ ਝੂਠ ਰਤਾ ਨਾ ਜਾਣੀ ਮੈਂ ਗੱਲ ਕਰਦਾ ਕੋਰੀ ਪਿੰਡ ਖੜ ਖੜ ਵੇਖੂ ਸਾਰਾ ਸਾਡੇ ਦੋਹਾਂ ਦੀ ਜੋੜੀ ਸਾਡੀ ਹੀਰ ਰੰਗੇ ਤੋਂ ਸੋਹਣੀ ਬਣ ਜਾਊ